ਯਾਦਾਂ ਵਿੱਚ ਤੂੰ ਦਿਲ ਦੀ ਗੱਲ ਮੈਂ ਦੱਸਾਂ ਤੇ ਦੱਸਾਂ ਫਿਰ ਕਿੰਨੀ ਹਰ ਪਲ ਮੇਰੀਆਂ ਯਾਦਾਂ ਯਾਦਾਂ ਵਿੱਚ ਤੂੰ ਦਿਲ ਦੀ ਗੱਲ ਮੈਂ ਦੱਸਾਂ ਕਭੀ ਮੇਰੇ ਪਾਸ ਆਉਣਾ ਸੋਤਾ ਕਭੀ ਰੋਤਾ ਹੂੰ ਤੇਰੇ ਬਿਨਾ ਓ ਸਨਮ ਪਾ ਕਰ ਸਭ ਕੁਛ ਖੋਤਾ ਹੂੰ ਤੇਰੇ ਬਿਨਾ ਓ ਸਨਮ ਸੋਤਾ ਹੂੰ ਕਭੀ ਰੋਤਾ ਹੂੰ ਤੇਰੇ ਬਿਨਾ ਓ ਸਨਮ